ਦੱਸ ਰਹੇ ਨੇ ਆ ਉਹਦਾ ਬੁਆ ਰੋਮਿਆ ਖਾਓ ਅਤੇ ਜਾਏ ਆ ਦੇਖੋ ਇਕੂ ਉਹ Wah, mau tuh sapi aki ya tuh, kumpulin bekas ketopan sudah wajan enggak.